ਤੁਸੀਂ ਅਜੇ ਤਿਆਰੀਆਂ 'ਚ ਹੀ ਲੱਗੇ ਹੋ ਬਾਹਰ ਤਾਂ ਬਰਾਤ ਵੀ ਆ ਗਈ ਹੈ ਪਰ ਹਾਲੇ ਤਾਂ ਸਿੰਗਰ ਵੀ ਨਹੀਂ ਆਏ ਉਹ ਛੱਡੋ ਉਹਨਾਂ ਨੂੰ ਆਪਣੇ ਮੀਨੂ ਜੀ ਹੈਗੇ ਨੇ ਨਾ ਕਿੰਨਾ ਵਧੀਆ ਗਾਉਂਦੇ ਨੇ ਤੁਸੀਂ ਗਾ ਦਿਓ ਮੈਂ ਇੱਕੋ ਛੜ ਤੇ ਗਾਵਾਂਗੀ ਜੇ ਪ੍ਰੀਤ ਮੇਰੇ ਨਾਲ ਨੱਚੇਗੀ ਵਜਾ